ਸੌਰੀ, ਮੈਂ ਤਾਂ ਵੈਸੇ ਮਜ਼ਾਕ ਕਰ ਰਿਹਾ ਸੀ ਯਾਰ। ਠੀਕ ਆ, ਕਰੀ ਚੱਲ ਮਜ਼ਾਕ, ਮੈਂ ਵੀ ਆਪਣੇ ਪਿਆਰ ਨੂੰ ਮਜ਼ਾਕ ਹੀ ਸਮਝ ਲੈਂਦੀ ਹਾਂ। ਨਹੀਂ ਰਿਸ਼ਮ, ਤੇਰੇ ਤੋਂ ਦੂਰ ਹੋਣ ਨਾਲੋਂ ਤਾਂ ਚੰਗਾ ਰੱਬ ਮੈਨੂੰ ਇਸ ਦੁਨੀਆ ਤੋਂ ਲੈ ਜਾਏ। ਕੀ ਗੱਲ, ਹੁਣ ਤੂੰ ਸੱਚੀ ਸੀਰੀਅਸ ਹੋ ਗਿਆ ਰਿਸ਼ਮ? ਦੁੱਖ ਲੱਗਾ ਨਾ ਹੁਣ, ਫੇਰ ਕਰੀ ਮਜ਼ਾਕ। ਤੂੰ ਤਾਂ ਜਾਨ ਹੀ ਕੱਢਦੀ ਸੀ ਯਾਰਾ, ਕੁਛ ਕਹੇਂਗੀ ਨੀ ਤੂੰ? ਚੰਦ ਨਾਲ ਚਾਨਣੀ ਤਾਰੇ ਨਾਲ ਲੋ ਸੋਣੀਏ, ਰੱਜ ਰੱਜ ਤੱਕ ਲੈਣ ਦੇ ਜ਼ਰਾ ਸਾਹਮਣੇ ਖਲੋ ਸੋਣੀਏ, ਰੱਜ ਰੱਜ ਤੱਕ ਲੈਣ ਦੇ ਜ਼ਰਾ ਸਾਹਮਣੇ ਖਲੋ ਸੋਣੀਏ। ਮੇਰੇ ਲਈ ਬਣਾਈ ਹੋਈ